ਸ਼ਹਿਰ ਵਿੱਚ ਚੱਲਦਾ ਜੋ ਸੀਨ ਹੈ, ਕੁੜੀ ਮੁੰਡਿਆਂ ਦੇ ਦਿਲਾਂ ਦੀ ਕਵੀਨ ਹੈ। ਮੈਂ ਹਾਂ ਪੇਂਡੂ, ਮੇਰੇ ਜੱਜ ਦਾ ਇਹ ਕੁੜਤਾ, ਉਹ ਵੀ ਪੇਂਡੂ ਅਤੇ ਸੂਟਾਂ ਦੀ ਸ਼ਕੀਨ ਹੈ। ਮਸਾਂ ਲੰਘਿਆ ਸੀ, ਮਸਾਂ ਲੰਘਿਆ ਸੀ, ਲੰਘਿਆ ਸੀ ਕੋਲ ਦੀ ਬਚਾ ਕੇ, ਨੀ ਵੇਖ ਉਹਨੂੰ ਫੇਰ ਹੋ ਗਿਆ। ਐਸੀ ਅੱਖ ਮਾਰੀ ਜੱਟੀ ਨੇ ਟਿਕਾ ਕੇ, ਜੱਟਾਂ ਦਾ ਮੁੰਡਾ ਢੇਰ ਹੋ ਗਿਆ। ਪੜਾਕੂ ਹੈ, ਅੱਖਾਂ ਰਾਹੀਂ ਚੀਰ ਜਾਵੇ ਐਸਾ ਚਾਕੂ ਹੈ। ਲੱਗੀ ਤਫਾਨਾ ਤੇ ਨਾ ਹੀ ਗਈ ਫੜੀਓ, ਇੱਕ ਲੌਤੀ ਚੰਡੀਗੜ੍ਹ ਦੀ ਉਹ ਡਾਕੂ ਹੈ। ਉਹ ਵਜਾਵੇ